something music, baby. ਡੰਗ ਤੇਰੇ ਆਣਾ ਦਾ ਅਸੀਂ ਖਾ ਕੇ ਹਟਣਾ ਤੈਨੂੰ ਮਿੱਤਰਾਂ ਨੇ ਆਪਣੀ ਬਣਾ ਕੇ ਹਟਣਾ ਕੰਮ ਆਉਣੀ।